ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਿਆਵਹੁ ਹਰ ਚੰਦਨ ਵਾਸ ਸੁਗੰਧ ਗੰਧਈਆ ਸਤ ਸੰਗਤ ਪਰਮ ਪਦ ਪਾਇਆ ਮੈਂ ਹਿਰਡ ਪਲਾਸ ਸੰਗ ਹਰ ਬੋਹੀਆ ਹਰ ਹਰ ਨਾਮ ਸੀਤਲ ਜਲ ਧਿਆਵਹੁ ਹਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਿਰਡ ਪਲਾਸ ਸੰਗ ਹਰ ਬੋਹੀਆ ਜਪ ਜਗੰਨਾਥ ਜਗਦੀਸ ਗੋਸਈਆ ਸਰਣ ਪਰੇਸੇ ਜਨ ਉਬਰੇ ਜਿਉਂ ਪ੍ਰਹਿਲਾਦ ਉਧਾਰ ਸਮਈਆ ਰਹਾਉ ਪਾਰ ਅਠਾਰਹ ਮਹਿ ਚੰਦਨ ਉਤਮ ਚੰਦਨ ਨਿਕਟ ਸਭ ਚੰਦਨ ਹੋਈਆ ਸਾਕਤ ਕੂੜ ਊਬ ਸੁਖ ਹੋਵੇ ਮਨ ਅਭਮਾਨ ਵਿਛੋੜ ਦੂਰ ਗਈਆ ਹਰ ਗਤ ਮਿਤ ਕਰਤਾ ਆਪੇ ਜਾਣੈ ਸਭ ਬਿਦ ਹਰ ਹਰ ਆਪ ਬਨਈਆ ਜਿਸ ਸਤ ਗੁਰ ਭੇਟ ਸੋ ਕੰਚਨ ਹੋਵੇ ਜੋ ਤੁਰ ਲਿਖਿਆ ਸੋ ਮਿਟ ਨਾ ਮਿਟਈਆ ਰਤਨ ਪਦਾਰਥ ਗੁਰਮਤ ਪਾਵੈ ਸਾਗਰ ਭਗਤ ਭੰਡਾਰ ਖੁਲਈਆ ਗੁਰ ਚਰਣੀ ਇਕ ਸਰਦਾ ਉਪਜੀ ਮੈਂ ਹਰ ਗੁਣ ਕਹਤੇ ਤ੍ਰਿਪਤ ਨਾ ਪਈਆ ਪਰਮ ਬੈਰਾਗ ਨਿ नित नित हर ध्याए मैं हर गुण कहते पावनी कहिया बार बार खिन खिन पल कहिया हार पार न पावन पर परैया सत वेद पुराण पुकार है धर्म करो खट कर्म दृढ़ैया मन मुख पाखंड परम विभूते लोभ लहर नाव पार बुढ़ैया नाम जपहो नामे गत पावहो सिमरत शास्त्र नाम दृढ़ैया परम पद पैया एहो जग वर्ण रूप सब तेरा जित लाव है से कर्म कमैया जंत बजाए वाज है जित पावे चित रहे चलैया एहो जग वरन रूप सब तेरा जित लाव है से कर्म कमैया नानक जंत बजाए वाज जित पावे चित रहे चलैया वाहे गुरु जी का खालसा वाहे गुरु जी की फतेह बिलावल महला चौथा हर हर नाम शीतल जल त्यावहो हर चंदन वास सुगंध गंधैया मिल सत संगत परम पद पाया मैं हिरड पलास संग हर बोहिया।